with DJ Impact and Dolbeat International. Like we always do with this time, I go for mine, I get the shine. Now throw your hands up in the sky. Go for mine, I get the shine. Now throw your hands up in Houston, the sky. Houston, we have a problem. I'ma get on the TV, mama. I'ma push it down. We're going to dance. Hey. And have some fun. Hey. Nothing can stop me. I'm all the way. रीज पूरी होगी चलना बड़े चिर दी सूट चक में सलाई करी फिर दी रीज पूरी होगी चलना बड़े चिर दी फोन वार वार फिरा वे मैं चुमदी भेजी तू जो दोहा लिख के वे मैं सोनिया बनाउनी दे दी टिकड़ी में तेरा मेरा ना लिख के हाँ सोनिया बनाउनी दे दी टिकड़ी में तेरा मेरा ना लिख के वे तेरा मेरा ना लिख के I'm not afraid of the dark. ਕੋਈ ਮੈਨੂੰ ਹੋਗਾ ਮੈਂ ਪਹਿਲਾਂ ਕਹਿਣਾ ਸੱਚ ਕਹਿਣਾ ਇਹ ਵੀ ਗੋਰਾ ਹੋਗਾ ਮੈਂ ਫਿਰ ਵੀ ਕਹਿਣਾ ਸੱਚ ਕਰ ਗਰਲਫ੍ਰੈਂਡ ਕਹਿੰਦੀ ਹੈਲੋ ਮੈਂ ਕਹਿਣਾ ਸੱਚ ਕਰ ਸੱਚ ਕਰ ਸਾਰੇ ਮੇਰੇ ਨਾਲ ਬੋਲੋ ਸੱਚ ਕਰ ਸੱਚ ਕਰ ਸੱਚ ਕਰ It's all about the DBI, Dolby International, playing you the biggest smasher tracks here on One Mixtape. Let's go! Get your damn hands up. Go get your damn hands up. That's the anthem. Go get your damn hands up. DJ Impact. Keep it locked with Dolby International. Yeah. ਸ਼ਹਿਰੋਂ ਬੋਤਲਾਂ ਲੈ ਆਇਆ ਗੱਲ ਖੁਸ਼ੀ ਦੀ ਬੜੀ ਉਹ ਸਾਰੀ ਉਮਰ ਰਹੂਗੀ ਯਾਦ ਅੱਜ ਦੀ ਘੜੀ International.